ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾਂ ਬਾਣੀ ਭਗਤ ਧੰਨ ਜੀ ਫਿਰਤ ਬਹੁ ਜਨਮ ਬਿਲਾਨੇ ਤਾਨ ਮਨ ਧਨ ਨਹੀਂ ਧੀਰ ਲਾਲਚ ਬਿਖ ਕਾਮ ਲੁਬਦ ਰਾਤਾ ਮਾਨ ਵਿਸਰੇ ਪ੍ਰਭ ਹੀਰ ਪ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਾਨ ਮਾਨ ਧਨ ਨਹੀਂ ਧੀਰ ਲਾਲਚ ਬਿਖ ਕਾਮ ਲੁਬਦ ਰਾਤਾ ਮਾਨ ਬਿਸਰੇ ਪ੍ਰਭ ਹੀਰੇ ਰਹਾ ਬਿਖ ਫਲ ਮੀਠ ਲੱਗੇ ਮਨ ਬਾਰੇ ਚਾਰ ਵਿਚਾਰ ਨਾ ਜਾਣਿਆ ਗੁਣ ਤੇ ਪ੍ਰੀਤ ਬੜੀ ਅਨਭਾਂਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਹਿਰਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਬਿਖ ਫਲ ਸੰਚ ਪਰੇ ਮਨ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪਰਵੇਸ ਗੁਰਹਿ ਧਨ ਦੀਆ ਧਿਆਨ ਮਾਨ ਮਨ ਏਕ ਮਾਏ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤ ਅਗਾਨੇ ਮੁਕਤ ਪਾਏ ਜੋਤ ਸਮਾਏ ਸਮਾਨੀ ਜਾ ਕੈ ਅਛਲੀ ਪ੍ਰਭ ਪਹਿਚਾਨਿਆ ਧੰਨ ਧੰਨ ਪਾਇਆ ਧਰਣੀ ਧਰ ਮੇਲ ਜਨ ਸੰਤ ਸਮਾਨਿਆ ਜੋਤ ਸਮਾਏ ਸਮਾਨੀ ਜਾ ਕੈ ਅਛਲੀ ਪ੍ਰਭ ਪਹਿਚਾਨਿਆ ਧੰਨ ਧੰਨ ਪਾਇਆ ਧਰਣੀ ਧਰ ਮੇਲ ਜਾਣ ਸੰਤ ਸਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਬਾਣੀ ਭਗਤ ਧੰਨੇ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭ੍ਰਮਤ ਫਿਰਤ ਬਹੁ ਜਨਮ ਬੇਲਾਨੇ ਤਾਨ ਮਾਨ ਧਨ ਨਹੀਂ ਧੀਰੇ ਲਾਲਚ ਭਿਖ ਕਾਮ ਲੁਭਦ ਰਤਾ ਮਨ ਬਿਸਰੇ ਪ੍ਰਭ ਹੀਰੇ।